ਖਿਆਲਾਂ ਵਿੱਚ ਖੋਇਆ ਵਾ ਨੀ ਤੇਰੇ ਬਿਨ ਦਿਲ ਨਹੀਂ ਲੱਗਦਾ ਹਰ ਪਲ ਤੇਰੇ ਯਾਦ ਨਾਲ ਲੜਨਾ ਹੋ ਸਕਿਆ ਤੂੰ ਮੈਨੂੰ ਮਾਫ ਕਰੀ ਸਾਡੇ ਤੋਂ ਗਲਤੀ ਹੋ ਗਈ ਇੰਜ ਨਾ ਦੇ ਮੈਨੂੰ ਸਜਾਵੇ ਛੱਡ ਕੇ ਚੱਲੀਏ ਮੇਰੀ ਹੀਰੀਏ ਨੀ ਛੱਡ ਕੇ ਚੱਲੀਏ ਮੇਰੀ ਹੀਰੀਏ ਨੀ ਛੱਡ ਕੇ ਚੱਲੀਏ ਮੇਰੀ ਹੀਰੀਏ ਇੰਜ ਨਾ ਦੇ ਮੈਨੂੰ ਸਜਾਵੇ ਛੱਡ ਕੇ ਚੱਲੀਏ ਮੇਰੀ ਹੀਰੀਏ ਇਹ ਨਾ ਦੇ ਸਜਾਵੇ ਇਹ ਨਾ ਦੇ ਸਜਾਵੇ ਆਪਣਾ ਚਿਰਨਾ ਇੰਜ ਕਰਕੇ ਕੀ ਤੈਨੂੰ ਮਿਲਣਾ ਤੇਰਾ ਮੇਰਾ ਰਿਸ਼ਤਾ ਪੁਰਾਣਾ ਤੇਰੇ ਨਾਲ ਕੀ ਤੇ ਸੁਨਵਾ ਦੇ ਉਹ ਤੈਨੂੰ ਨਾ ਦੇਣਾ ਸੀ ਮੇਰਾ ਨੀ ਛੱਡ ਕੇ ਚੱਲੀਏ ਮੇਰੀ ਹੀਰੀਏ ਨੀ ਛੱਡ ਕੇ ਚੱਲੀਏ ਮੇਰੀ ਹੀਰੀਏ ਇੰਜ ਨਾ ਦੇ ਮੈਨੂੰ ਸਜਾਵੇ ਛੱਡ ਕੇ ਚੱਲੀਏ ਮੇਰੀ ਹੀਰੀਏ ਖੁੱਲ ਗਈਆਂ ਹੁਣ ਯਾਦਾਂ ਬਸ ਤੇਰੀਆਂ ਛੱਡ ਕੇ ਚੱਲੀਏ ਮੇਰੀ ਹੀਰੀਏ ਛੱਡ ਕੇ ਚੱਲੀਏ ਮੇਰੀ ਹੀਰੀਏ ਇੰਜ ਨਾ ਦੇ ਮੈਨੂੰ ਸਜਾਵੇ ਛੱਡ ਕੇ ਚੱਲੀਏ ਮੇਰੀ ਹੀਰੀਏ ਇਹ ਨਾ ਦੇ ਸਜਾਵੇ ਇਹ ਨਾ ਦੇ ਸਜਾਵੇ ਇਹ ਨਾ ਦੇ ਸਜਾਵੇ If I open up my eyes, you'll be forever gone, and I'll get punished all alone, my girl. And I don't wanna see you fall and drown. Only I care for you, so don't you give up on me, girl. I need you by my side tonight, my lady.